ਜੇ ਇਸ ਵਾਰ ਵੀ ਰਾਂਝਾ ਆਪਣੀ ਹੀ ਨੂੰ ਨਾ ਵਿਆਹ ਸਕਿਆ ਤਾਂ ਮੁਹੱਬਤ ਕਰਨ ਵਾਲਿਆਂ ਦਾ ਰਾਂਝੇ ਨਾਮ ਤੋਂ ਯਕੀਨ ਉੱਠ ਜਾਏਗਾ। ਨੈਣਾ ਨੇ ਸੋਹਣੇ ਜੱਦ ਚੰਨ ਵੱਲ ਤੱਕਿਆ, ਤੱਕਦਾ ਹੀ ਰਹਿ ਗਿਆ, ਮੈਂ ਕੁਝ ਕਹਿ ਨਾ ਸਕਿਆ। ਨੈਣਾ ਨੇ ਸੋਹਣੇ ਜੱਦ ਚੰਨ ਵੱਲ